ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੀ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੀ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟਿਆ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਇ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਇ ਸੰਤ ਸੱਜਣ ਸੁਖ ਮਾਣ ਹੈ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰਾ ਨਾਨਕ ਸਾਧ ਵਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤਾ ਨਿਤ ਚੜਾ ਸਵਾਈ ਰਾਮ ਪਾਰ ਬ੍ਰਹਮ ਖਸਮਾਨ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਲ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀ ਜ ජන්තා සබ සුඛී වසයි ප්‍රවයාති කර ප්‍රතපල දාදස කූර රහ ආජස් ස්වාමී කීමත තහන නාජයි කානානක සතකර බලහාරි ජන අවචල නීවරඛයි ඥාන ඥාන පුරණ පරමේශර හර හර කසා නැත සුනියා රාම ආනහද චෝද පවත පව පංජන ආනහද වාජේ තුනියා රාම ආනහද චුණකාරේ තත්ත විචාරේ ශාන්ත ഘോഷ නැත හොවා හර නාම අරාධේ මල සව පාටේ කලවකා සගලී හොවා තා ජානම නමරණ ආවන ජානා බහරණ පායා ජෝනියා නානක ගෞර පරමේශ්වර පායා ජස ප්‍රසාද එච්ඡ පුනියා තහ ජානමන මරණ ආවන ජාන බෞරණ පායා ජෝනියා නානක ගෞර පරමේශ්වර පායා ජේසු ප්‍රසාද එච්ඡ පුනියා වාහිගුරු ජී කා ඛාලසා ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਆਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਬਸਾਇਆ ਰਾਮ